ਥੋੜਾ ਜਿਹਾ ਮਿਊਜ਼ਿਕ ਨੂੰ ਦੇ ਦੇ ਓ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਕਿਤੇ ਵਿੱਚ ਕੰਮ ਕਮਾ ਜਾ ਤੇ ਚੀਚੀ ਲੈ ਕੇ ਆ ਜਾ ਦਿਵੰਗਾਂ ਨੂੰ ਛਿਣਕਾ ਜਾ ਦਿਲਾਂ ਨੂੰ ਨੀ ਤੜਕਾ ਜਾ ਭਾਵੇਂ ਅੰਗਰੇਜ਼ੀ ਤੇ ਭਾਵੇਂ ਦੇ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਚਾਂਦੀ ਵਰਗੇ ਦੰਦ ਚਮਕਣੇ ਮਰ ਜਾਵਾਂ ਗੁੜ ਖਾ ਕੇ ਓਏ ਸਾਨੂੰ ਪਜਾਉਂਦੇ ਛੜਿਆਂ ਦੇ ਤੂੰ ਹੱਸੀ ਬਚ ਬਚਾ ਕੇ ਓਏ ਲੱਗਦੀ ਏ ਜਾਪਾਨ ਦੀ ਪਰ ਹੈ ਪਿੱਛੋਂ ਮੁਲਤਾਨ ਦੀ ਇਹਦੇ ਮਕਰਾਨੀ ਥਲੋਚੀ ਤੇ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਕਦਾ ਵਜ ਘੁੰਮ ਘੁਮਾ ਜਾ ਚੀਚੀ ਲੈ ਕੇ ਆ ਜਾ ਵੰਗਾਂ ਨੂੰ ਛਿੜਕਾ ਜਾ ਦਿਲਾਂ ਨੂੰ ਨੀ ਤੜਕਾ ਜਾ ਭਾਵੇਂ ਅੰਗਰੇਜ਼ੀ ਤਾਂ ਪਾਵੇਂ ਦੇ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪਾਵੇਂ ਦੇ ਦੁਸ਼ਹਿਰੀ ਤੇ ਪਾਵੇਂ ਦੇ ਪੰਡੋਰਾ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਕਿਤੇ ਵਿੱਚ ਘੁੰਮ ਘੁਮਾ ਜਾ ਕੇ ਚੀਚੀ ਲੈ ਕੇ ਆ ਜਾ ਵੰਗਾਂ ਨੂੰ ਛਿੜਕਾ ਜਾ ਦਿਲਾਂ ਨੂੰ ਨੀ ਤੜਕਾ ਜਾ ਪਾਵੇਂ ਅੰਗਰੇਜ਼ੀ ਤੇ ਪਾਵੇਂ ਦੇ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਜਪਾਨੀ ਤੇ ਪਾਵੇਂ ਮੁਲਤਾਨੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਕਿਤੇ ਵਿੱਚ ਘੁੰਮ ਘੁਮਾ ਜਾ ਕੇ ਚੀਚੀ ਲੈ ਕੇ ਆ ਜਾ ਵੰਗਾਂ ਨੂੰ ਛਿੜਕਾ ਜਾ ਦਿਲਾਂ ਨੂੰ ਨੀ ਤੜਕਾ ਜਾ ਪਾਵੇਂ ਅੰਗਰੇਜ਼ੀ ਤੇ ਪਾਵੇਂ ਦੇ ਪੰਜਾਬੀ ਟੱਚ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ ਓਏ ਨੱਚ ਪੰਜਾਬਣ